ਸੋਚਾਂ ਵਿੱਚ ਤੂੰ ਖਾਬਾਂ ਵਿੱਚ ਤੂੰ ਪੜ੍ਹਨ ਜਾ ਬੈਠਾ ਮੈਂ ਕਿਤਾਬਾਂ ਵਿੱਚ ਤੂੰ ਸੋਚਾਂ ਵਿੱਚ ਤੂੰ ਖਾਬਾਂ ਵਿੱਚ ਤੂੰ ਪੜ੍ਹਨ ਜਾ ਬੈਠਾ ਮੈਂ ਕਿਤਾਬਾਂ ਵਿੱਚ ਤੂੰ ਵੈਰੀਆਂ ਤੇ ਮਿੱਤਰ ਪਿਆਰਿਆਂ ਚ ਤੂੰ ਹੁਣ ਮੈਨੂੰ ਦਿਸਦੀ ਸਾਰਿਆਂ ਚ ਤੂੰ ਹੁਣ ਮੈਨੂੰ ਦਿਸਦੀ ਏ ਸਾਰਿਆਂ ਚ ਤੂੰ ਕੋਸੀ ਧੁੱਪ ਵਿੱਚ ਤੂੰ ਦੁਨੀਆ ਦੇ ਸ਼ੋਰ ਮੇਰੀ ਚੁੱਪ ਵਿੱਚ ਤੂੰ ਠੰਡੀ ਠੰਡੀ ਛਾਂ ਕੋਸੀ ਧੁੱਪ ਵਿੱਚ ਤੂੰ ਦੁਨੀਆ ਦੇ ਸ਼ੋਰ ਮੇਰੀ ਚੁੱਪ ਵਿੱਚ ਤੂੰ ਲੋਕਾਂ ਦੀਆਂ ਗੱਲਾਂ ਤੇ ਹੁੰਗਾਰਿਆਂ ਚ ਤੂੰ ਹੁਣ ਮੈਨੂੰ ਦਿਸਦੀ ਏ ਸਾਰਿਆਂ ਚ ਤੂੰ ਹੁਣ ਮੈਨੂੰ ਦਿਸਦੀ ਏ ਸਾਰਿਆਂ ਚ ਤੇਰੇ ਬਿਨਾਂ ਸਾਰੇ ਮੇਰਾ ਹਾਲ ਜਾਣਦੇ ਚਿਹਰਾ ਵੇਖ ਦਿਲ ਦਾ ਖਿਆਲ ਜਾਣ ਦੇ ਤੇਰੇ ਬਿਨਾਂ ਸਾਰੇ ਮੇਰਾ ਹਾਲ ਜਾਣ ਦੇ ਚਿਹਰਾ ਵੇਖ ਦਿਲ ਦਾ ਖਿਆਲ ਜਾਣ ਦੇ ਮਿੱਠੇ ਹਾਸਿਆਂ ਚ ਹੰਝੂ ਖਾਰਿਆਂ ਚ ਤੂੰ ਹੁਣ ਮੈਨੂੰ ਦਿਸਦੀ ਏ ਸਾਰਿਆਂ ਚ ਤੂੰ ਹੁਣ ਮੈਨੂੰ ਦਿਸਦੀ ਏ ਸਾਰਿਆਂ ਚ ਤੂੰ ਜ਼ਿੰਦਗੀ ਸਜਾਉਣੀ ਲੋਚਦਾ ਨਵੀਂ ਇੱਕ ਦੁਨੀਆ ਵਸਾਉਣੀ ਲੋਚਦਾ ਤੇਰੇ ਨਾਲ ਜ਼ਿੰਦਗੀ ਸਜਾਉਣੀ ਲੋਚਦਾ ਨਵੀਂ ਇੱਕ ਦੁਨੀਆ ਵਸਾਉਣੀ ਲੋਚਦਾ ਬਸੇ ਮੇਰੇ